ਨੀ ਤੂੰ ਨੈਟ ਉੱਤੇ ਰਹਿੰਦੀ ਅਪਡੇਟ ਨੀ ਪਿੰਡਾਂ ਵਾਲਿਆਂ ਨੂੰ ਕਰਦੀ ਏ ਹੇਟ ਨੀ ਜਿਹੜੇ ਯੰਕੀਆਂ ਦੇ ਨਾਲ ਫਿਰੇ ਘੁੰਮਦੀ ਮੈਨੂੰ ਲੱਗਦੇ ਨੇ ਸਾਲੇ ਸਾਰੇ ਫੇਕ ਨੀ ਸਿਰੇ ਦੇ ਨੇ ਵੈਲੀ ਮੇਰੇ ਯਾਰ ਨੀ ਸਿਰੇ ਦੇ ਨੇ ਵੈਲੀ ਮੇਰੇ ਯਾਰ ਨੀ ਨੀ ਆਡਾ ਵੇਖ ਲੈ ਕੰਨ ਨੀ ਤੂੰ ਖੜ ਕੇ ਯਾਰ ਹਥਿਆਰਾਂ ਦੇ ਨੇ ਵਰਗੇ ਬਿਲੋਂ ਲੋੜ ਕੀ ਹੈ ਸਾਨੂੰ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰਗੇ ਉਹ ਜਦੋਂ ਨਿਕਲੇ ਦੇ ਡੋਰ ਸ਼ੋਰ ਕੱਢ ਕੇ ਕੁੜੀਆਂ ਦੇ ਰੋਕ ਲੈਂਦੇ ਸਾਨੀ ਉੱਤੋਂ ਬੰਨਦੇ ਨੇ ਪੱਗ ਪੂਰੀ ਠੋਕ ਕੇ ਜੱਟ ਪੂਰਾ ਪਾ ਦਿੰਦੇ ਗਾਣੀ ਉਹ ਜਦੋਂ ਨਿਕਲੇ ਦੇ ਡੋਰ ਸ਼ੋਰ ਕੱਢ ਕੇ ਕੁੜੀਆਂ ਦੇ ਰੋਕ ਲੈਂਦੇ ਸਾਨੀ ਉੱਤੋਂ ਬੰਨਦੇ ਨੇ ਪੱਗ ਪੂਰੀ ਠੋਕ ਕੇ ਜੱਟ ਪੂਰਾ ਪਾ ਦਿੰਦੇ ਗਾਣੀ ਤੱਕਦੀ ਆ ਹਰ ਮੁਟਿਆਰ ਜੀ ਤੱਕਦੀ ਆ ਹਰ ਮੁਟਿਆਰ ਜੀ ਜਦੋਂ ਲੰਘਦੇ ਮੁੱਛਾਂ ਤੇ ਹੱਥ ਧਰ ਕੇ ਜਦੋਂ ਲੰਘਦੇ ਮੁੱਛਾਂ ਤੇ ਹੱਥ ਧਰ ਕੇ ਉਹ ਕਿਲੋ ਲੋੜ ਕੀ ਸਾਨੂੰ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰ ਗਏ ਯਾਰ ਬੈਠੇ ਮੇਰੇ ਸਾਰੇ ਬਿੱਲੋ ਪਾਵਰ ਚ ਗੋਲੀਆਂ ਦੀ ਕਰਦਾ ਮੈਂ ਸ਼ਾਨੀ ਪੂਰੀ ਗੱਲ ਬਾਤ ਨੀ ਨਾਮ ਰੱਖ ਯਾਰ ਨੀ ਵਨ ਮੈਨ ਆਰਮੀ ਕੋਈ ਹਥਿਆਰ ਨੀ ਖੜਾ ਇੱਕ ਤਣ ਪਿੱਠ ਪਿੱਛੇ ਕਰਾਂ ਵਾਰ ਨੀ ਜਿੱਤਣਾ ਪਲੈਣ ਕਦੀ ਮੰਨਦਾ ਮੈਂ ਹਾਰ ਨੀ ਯਾਰ ਅਤੇ ਪਿੰਡੂ ਅਤੇ ਸ਼ਹਿਰੀ ਦੂਰੋਂ ਵੇਖ ਸਾਨੂੰ ਮੁੜ ਜਾਣ ਵੈਰੀ ਇੰਨੀਆਂ ਚੜਾਈ ਮੇਰੇ ਯਾਰਾਂ ਦੀ ਕੀ ਹੈ ਲੋੜ ਹਥਿਆਰਾਂ ਦੀ ਬਿਲੋਂ ਲੋੜ ਕੀ ਹੈ ਸਾਨੂੰ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰ ਕੇ ਬਿਲੋਂ ਲੋੜ ਕੀ ਹੈ ਸਾਨੂੰ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰ ਕੇ ਪ੍ਰਾਇਮਰੀ ਤੋਂ ਨਾਲੇ ਮੇਰੇ ਪੜਿਆ ਹਰ ਵੇਲੇ ਮੁੰਡੇ ਨਾਲ ਮੁੰਡਾ ਲਾ ਕੇ ਨੀ ਔਖੇ ਸਮਿਆਂ ਚ ਮੇਰੇ ਨਾਲ ਖੜਿਆ ਹੋਇਆ ਤੇਰੇ ਨਾਲ ਲੱਗੀ ਨੂੰ ਹੈ ਸਾਲੀ ਨੀ ਇਹ ਪ੍ਰਾਇਮਰੀ ਤੋਂ ਨਾਲੇ ਮੇਰੇ ਪੜਿਆ ਹਰ ਵੇਲੇ ਮੁੰਡੇ ਨਾਲ ਮੁੰਡਾ ਲਾ ਕੇ ਨੀ ਔਖੇ ਸਮਿਆਂ ਚ ਮੇਰੇ ਨਾਲ ਖੜਿਆ ਗੱਲ ਸੁਣ ਚੰਡੀਗੜ੍ਹ ਵਾਲੀ ਏ ਗੱਲ ਸੁਣ ਚੰਡੀਗੜ੍ਹ ਵਾਲੀ ਏ ਉਹ ਪਿੰਡਾਂ ਵਾਲਿਆਂ ਦੇ ਸ਼ਹਿਰ ਤੇਰੇ ਘਰ ਚ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰ ਗਏ ਬਿਲੋਂ ਲੋੜ ਕੀ ਹੈ ਸਾਨੂੰ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰ ਗਏ ਬਿਲੋਂ ਲੋੜ ਕੀ ਹੈ ਸਾਨੂੰ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰ ਗਏ ਬਿਲੋਂ ਲੋੜ ਕੀ ਹੈ ਸਾਨੂੰ ਹਥਿਆਰਾਂ ਦੀ ਯਾਰ ਹਥਿਆਰਾਂ ਦੇ ਨੇ ਵਰ ਗਏ ਯਾਰ